ਸਤਿਗੁਰ ਦੀਨਾ ਨਾਥ ਜੀ। ਕਵੀ ਜੀ ਕਹਿੰਦੇ ਆ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਗਰੀਬਾਂ ਦੇ ਮਾਲਕ ਹਨ। ਦਇਆ ਸਿੰਧ ਸਿਰ ਮੌਰ, ਦਇਆ ਦੇ ਤਾਂ ਸਮੁੰਦਰ ਹੀ ਹੈ ਤੇ ਸਾਰਿਆਂ ਦੇ ਸ਼੍ਰੋਮਣੀ ਸਿਰ ਮੁਕਟ ਹਨ। ਅਧਿਕ ਪ੍ਰਕਾਸ਼ਤ ਜਗ ਭਏ, ਇਸ ਤਰ੍ਹਾਂ ਸੰਸਾਰ ਦੇ ਵਿੱਚ ਬੜੇ ਪ੍ਰਕਾਸ਼ਵਾਨ ਹੋਏ, ਬੜੇ ਪ੍ਰਗਟ ਹੋਏ ਹਨ। ਸਮ ਨਹਿ ਕੋ ਕਿਤ ਔਰ, ਕਹਿੰਦੇ ਜਿਨ੍ਹਾਂ ਦੇ ਬਰਾਬਰ ਕਿਤੇ ਹੋਰ ਕੋਈ ਹੈ ਹੀ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਜੀ ਸਭ ਤੋਂ ਮਹਾਨ ਹਨ। ਚੌਪਈ ਉਚਿਤ ਤਰਲੋਕੀ ਦੁੱਖ ਕੇ ਹਰਤਾ, ਗੁਰੂ ਅਮਰਦਾਸ ਸਾਹਿਬ ਜੀ ਐਸੇ ਮਹਾਨ, ਤਿੰਨਾਂ ਲੋਕਾਂ ਦੇ ਜਿਹੜੇ ਦੁੱਖ ਹੈ ਉਹਨਾਂ ਨੂੰ ਨਾਸ ਕਰਨ ਵਾਸਤੇ ਆਪ ਯੋਗ ਹਨ। ਗੋਇੰਦਵਾਲ ਪਰ ਕਿਰਪਾ ਸੁਕਰਤਾ, ਜੋ ਗੋਇੰਦਵਾਲ ਨਗਰ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਨਾਲ ਵਸਾਏ, ਇਹਦੇ ਉੱਪਰ ਤਾਂ ਗੁਰੂ ਅਮਰਦਾਸ ਸਾਹਿਬ ਜੀ ਜ਼ਿਆਦਾ ਹੀ ਕਿਰਪਾ ਕਰ ਰਹੇ ਆ। ਜਥਾ ਅਯੁੱਧਿਆ ਰਘਬਰ ਪਿਆਰੀ, ਇਸ ਤਰ੍ਹਾਂ ਕਹਿੰਦੇ ਜਿਹੜੀ ਅਯੁੱਧਿਆ ਨਗਰ ਸੀ ਉਹ ਰਾਮ ਚੰਦਰ ਜੀ ਨੂੰ ਬੜੀ ਪਿਆਰੀ ਸੀ। ਪ੍ਰਜਾ ਸਰਬ ਸੁਖ ਦੈ ਦੈ ਪਾਰੀ, ਰਾਮ ਜੀ ਨੇ ਕਹਿੰਦੇ ਸੁਖ ਦੇ ਦੇ ਕੇ ਸਾਰੀ ਪ੍ਰਜਾ ਨੂੰ ਪਾਲਿਆ ਪੋਸਿਆ ਸੀ। ਜਿਮ ਸ੍ਰੀ ਕ੍ਰਿਸ਼ਨ ਦੁਆਰਕਾ ਰਹੇ, ਕਹਿੰਦੇ ਭਗਵਾਨ ਕ੍ਰਿਸ਼ਨ ਜੀ ਜੋ ਸਮੁੰਦਰ ਦੇ ਵਿੱਚ ਦੁਆਰਕਾ ਪੁਣੀ ਬਣਾਈ ਸੀ ਉੱਥੇ ਰਹੇ ਸਨ। ਨਿਜ ਢਿੱਗ ਬਾਸਨ ਕੇ ਦੁੱਖ ਦਹੇ, ਜਿਹੜੇ ਉਹਨਾਂ ਦੇ ਕੋਲ ਵਸਦੇ ਸਨ ਉਹਨਾਂ ਦੇ ਦੁੱਖਾਂ ਨੂੰ ਦਗਦ ਕੀਤਾ ਸੀ ਕ੍ਰਿਸ਼ਨ ਜੀ ਨੇ। ਤਿਸ ਬਿਦ ਸਤਿਗੁਰ ਗੋਇੰਦਵਾਲ, ਇਸੇ ਤਰ੍ਹਾਂ ਸਤਿਗੁਰੂ ਅਮਰਦਾਸ ਸਾਹਿਬ ਨੇ ਗੋਇੰਦਵਾਲ, ਨਾਨਾ ਸੰਕਟ ਕੱਟੇ ਕਰਾਲ, ਤਰ੍ਹਾਂ ਤਰ੍ਹਾਂ ਦੇ ਜਿਹੜੇ ਦੁੱਖ ਬੜੇ ਭਿਆਨਕ ਸੀ ਉਹ ਸਤਿਗੁਰੂ ਜੀ ਨੇ ਇੱਥੇ ਸਭ ਦੇ ਖਟਵਟ ਦਿੱਤੇ। ਅਪਰ ਕਸ਼ਟ ਕੀ ਗਿਣਤੀ ਕੋ ਹੈ, ਹੋਰ ਜਿਹੜੇ ਦੁੱਖਾਂ ਦੀ ਗਿਣਤੀ ਤਾਂ ਭਲਾ ਕੀ ਕੋਈ ਕਰਨੀ ਹੈ। ਦਾਰਨ ਕਾਲ ਨ ਆਣ ਸਕੋ ਹੈ, ਜਿਹੜਾ ਭਿਆਨਕ ਕਾਲ ਹੈ ਜਾਣੀ ਮੌਤ ਹੈ ਉਹ ਵੀ ਆ ਨਹੀਂ ਸਕਦੀ ਹੈ। ਮੌਤ ਦਾ ਦੁੱਖ ਵੀ ਨਹੀਂ ਕਿਸੇ ਨੂੰ ਲੱਗ ਰਿਹਾ ਹੈ। ਅਵਧ ਬਿਤੇ ਨਰ ਜੋ ਮਰ ਜਾਏ, ਜਿਹੜੀ ਉਮਰ ਬੀਤਿਆ ਉਮਰ ਪੂਰਿਆਂ ਹੋਇਆ ਜਿਹੜਾ ਕੋਈ ਪੁਰਸ਼ ਮਰ ਜਾਂਦਾ ਗੋਇੰਦਵਾਲ ਵਾਲਾ, ਕਿਰਪਾ ਕਰੇ ਤਿਸ ਦੇਹ ਜਿਵਾਏ, ਗੁਰੂ ਮਹਾਰਾਜ ਕਿਰਪਾ ਕਰਦੇ ਉਹਨੂੰ ਫਿਰ ਦੁਬਾਰਾ ਜਿਵਾ ਦਿੰਦੇ ਹਨ। ਪੁਰੀ ਵਿਖੇ ਨਹਿ ਮ੍ਰਿਤੂ ਕੋ ਪਾਵਹਿ, ਗੋਇੰਦਵਾਲ ਪੁਰੀ ਦੇ ਵਿੱਚ ਕੋਈ ਵੀ ਕੋਈ ਮੌਤ ਨਹੀਂ ਪਾਉਂਦਾ, ਮਰਨਾ ਨਹੀਂ ਪਾਉਂਦਾ ਹੈ। ਗੁਰ ਪ੍ਰਤਾਪ ਤੇ ਜੀਅਤ ਰਹਾਵਹਿ, ਗੁਰੂ ਅਮਰਦਾਸ ਸਾਹਿਬ ਦੇ ਤੇਜ ਪ੍ਰਤਾਪ ਕਰਕੇ ਜਿਉਂਦਾ ਹੀ ਰਹਿੰਦਾ ਸਭ ਕੋਈ। ਜਿਸਕੇ ਘਰ ਕੋ ਨਰ ਮਰ ਜਾਏ, ਘਰ ਦਾ ਕੋਈ ਪੁਰਸ਼ ਕਹਿੰਦੇ ਮਰ ਮੁਰ ਜਾਂਦਾ ਹੈ, ਸੋ ਉਠਾਏ ਗੁਰ ਆਗੇ ਲਿਆਏ, ਉਹ ਕਹਿੰਦੇ ਘਰ ਤੋਂ ਮਰੇ ਨੂੰ ਚੁੱਕ ਕੇ ਸਤਿਗੁਰੂ ਦੇ ਅੱਗੇ ਲੈ ਆਉਂਦਾ ਹੈ। ਤਬ ਕਿਰਪਾਲ ਨਿਜ ਚਰਨ ਸੁਹਾਵਤ, ਸਤਿਗੁਰੂ ਕਿਰਪਾਲੋ ਆਪਣਾ ਜਿਹੜਾ ਚਰਨ ਆ ਉਹ ਮਰੇ ਹੋਏ ਨੂੰ ਸੁਹਾ ਦਿੰਦੇ ਹਨ। ਤਾਤ ਕਾਲ ਤਿਸ ਮ੍ਰਿਤਕ ਜਿਵਾਵਤ, ਛੇਤੀ ਉਹ ਮਰੇ ਪਏ ਨੂੰ ਮਹਾਰਾਜ ਜਿਉਂਦਾ ਕਰ ਦਿੰਦੇ ਹਨ। ਜਿਸ ਕੋ ਨਰ ਉਠਾਏ ਲੈ ਆਵਹਿ, ਜਿਸ ਮਰੇ ਪਏ ਹੋਏ ਪੁਰਸ਼ ਨੂੰ ਕਹਿੰਦੇ ਜਿਹੜੇ ਲੋਕ ਹੈ ਚੁੱਕ ਕੇ ਲੈ ਕੇ ਆਉਂਦੇ ਹੈ, ਸੋ ਨਿਜ ਪੱਗ ਤੇ ਸਦਨ ਸਿਧਾਵਹਿ, ਉਹ ਜਿਉਂਦਾ ਹੋ ਕੇ ਕਹਿੰਦੇ ਆਪਣੇ ਪੈਰਾਂ ਨਾਲ ਹੀ ਚਲਾ ਜਾਂਦਾ ਘਰ ਵੱਲ ਨੂੰ। ਹਿਮ ਪ੍ਰਤਾਪ ਗੁਰ ਕੋ ਨਰ ਪਾਏ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਜਿਹੜਾ ਤੇਜ ਪ੍ਰਤਾਪ ਹੈ ਉਹ ਪਾ ਕੇ ਉੱਥੋਂ ਦੇ ਪੁਰਸ਼ ਬਸ ਹੈ ਸੁਖੀ ਕੀਰਤ ਬਿਰਦਾਏ, ਆਪਣੀ ਸੁਖੀ ਬਸ ਰਹੇ ਹੈ ਸਤਿਗੁਰੂ ਦੀ ਮਹਿਮਾ ਵਡਿਆਈ ਵਧਾਉਂਦੇ। ਪ੍ਰਾਪਤ ਤਨ ਮਨ ਕੀ ਕਲਿਆਣ, ਸਾਰੇ ਲੋਕਾਂ ਨੂੰ ਸਰੀਰ ਦੀ ਮਨ ਦੀ ਜਿਹੜੀ ਸੁੱਖ ਸਾਂਦ ਰਾਜੀ ਖੁਸ਼ੀ ਪ੍ਰਾਪਤ ਹੈ। ਨਰ ਅਰੋਗ ਨਿਤ ਰਹੇ ਸੁਜਾਨ, ਜਿੰਨੇ ਕਹਿੰਦੇ ਸੁਗੜ ਜਹਾਨ ਪੁਰਖ ਹੈ ਹਮੇਸ਼ਾ ਤੰਦਰੁਸਤ ਹੀ ਰਹਿੰਦੇ ਨਿਰੋਗ ਹੀ ਰਹਿੰਦੇ। ਸਭ ਹਿੰਨ ਕੇ ਬਰ ਦਿਓ ਪਰਵਾਰ, ਜਿਸ ਕਰਕੇ ਸਾਰਿਆਂ ਦੇ ਘਰਾਂ ਦੇ ਵਿੱਚ ਬੜਾ ਪਰਿਵਾਰ ਵੱਧ ਫੁੱਲ ਗਿਆ। ਭਏ ਧਨੀ ਨਰ ਦਾਰਿਦ ਟਾਰ, ਜਿਹੜਾ ਦਿਲ ਦਿਰ ਨੂੰ ਦੂਰ ਕਰਕੇ ਲੋਕ ਮਾਇਆ ਧਾਰੀ ਹੋ ਗਏ ਧਨੀ ਹੋ ਗਏ। ਖਾਣ ਪਾਣ ਤੇ ਅਖੁੱਟ ਭੰਡਾਰ, ਜਿਸ ਕਰਕੇ ਖਾਣ ਪੀਣ ਵੱਲੋਂ ਤਾਂ ਭੰਡਾਰਾ ਅਮੁੱਕੀ ਹੈ ਅਖੁੱਟੀ ਹੈ। ਨਹਿ ਚਿੰਤਾ ਕਿਸ ਹਿਰਦੈ ਮਜਾਰ, ਕਿਸੇ ਪੁਰਸ਼ ਨੂੰ ਕਿਸੇ ਤਰ੍ਹਾਂ ਦੀ ਚਿੱਤ ਵਿੱਚ ਵਿੱਚ ਹਿਰਦੇ ਵਿੱਚ ਚਿੰਤਾ ਹੀ ਨਹੀਂ, ਕੋਈ ਫਿਕਰ ਫਾਕਾ ਹੀ ਨਹੀਂ। ਧੰਨ ਧੰਨ ਸਤਿਗੁਰ ਕੋ ਕਹੈ। ਇਸ ਕਰਕੇ ਗੋਇੰਦਵਾਲ ਦੇ ਲੋਕ ਧੰਨ ਗੁਰੂ ਅਮਰਦਾਸ ਸਾਹਿਬ ਜੀ, ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ। ਦੁਆਰੇ ਪਰ ਨਿਤ ਬੰਦਤ ਰਹੇ, ਜਦੋਂ ਗੁਰੂ ਮਹਾਰਾਜ ਦੇ ਚਵਾਰਾ ਸਾਹਿਬ ਦੇ ਦਰਵਾਜ਼ੇ ਦੇ ਅੱਗੇ ਦੀ ਲੰਘਦੇ, ਹਮੇਸ਼ਾ ਮੱਥਾ ਟੇਕਦੇ ਰਹਿੰਦੇ ਆਉਣ ਜਾਣ ਸਮੇਂ। ਜਹ ਕਹਿ ਬੈਠਾ ਹੈ ਗੁਰੂ ਸਹਾਇ ਰਸ ਸਰਾਹੈ। ਜਿੱਥੇ ਕਿੱਥੇ ਚਾਰ ਬੰਦਿਆਂ ਵਿੱਚ ਬਹਿੰਦੇ, ਉੱਥੇ ਗੁਰੂ ਅਮਰਦਾਸ ਸਾਹਿਬ ਦੀ ਸਲਾਹਤਾ ਕਰਦੇ। ਸਮਤਾ ਰਾਮ ਚੰਦ ਕੀ ਪ੍ਰਾਹੈ, ਕਹਿੰਦੇ ਆ ਵੀ ਇਹ ਤਾਂ ਰਾਮ ਚੰਦਰ ਦੀ ਬਰਾਬਰੀ ਕਰ ਰਹੇ ਆ ਗੁਰੂ ਅਮਰਦਾਸ ਸਾਹਿਬ ਜੀ, ਪਰ ਇਹ ਵੀ ਜਿਹੜਾ ਦ੍ਰਿਸ਼ਟਾਂਤ ਹੈ ਕੋਈ ਯੋਗਤਾ ਵਾਲਾ ਨਹੀਂ, ਯਥਾਰਥ ਨਹੀਂ ਹੈ। ਕਿਉਂਕਿ ਰਾਮ ਚੰਦਰ ਜੀ ਤਾਂ ਜਿਹੜਾ ਕੋਈ ਮਾਪਿਆਂ ਦੇ ਅੱਗੇ ਬੱਚਾ ਮਰ ਜਾਂਦਾ ਸੀ ਉਹਨੂੰ ਹੀ ਉਹ ਜਿਉਂਦਾ ਕਰਦੇ ਸਨ, ਜੇ ਕੋਈ ਉਮਰ ਪੂਰੀ ਕਰਕੇ ਮਰਦਾ ਉਹਨੂੰ ਨਹੀਂ ਜਿਉਂਦਾ ਕਰਦੇ ਸਨ। ਇੱਥੇ ਤਾਂ ਐਸੇ ਹੀ ਬਚਨ ਕਹਿ ਦਿੱਤਾ ਵੀ ਕੋਈ ਮਰੇ ਨਾ, ਨਾ ਬੁੱਢਾ ਨਾ ਠੇਰਾ, ਨਾ ਕੋਈ ਨੌਜਵਾਨ ਨਾ ਕੋਈ ਬਾਲਕ, ਜਿੰਨਾ ਚਿਰ ਰਹੇ ਕੋਈ ਵੀ ਨਹੀਂ ਮਰਿਆ ਸੀ। ਇਸ ਕਰਕੇ ਸਤਿਗੁਰੂ ਮਹਾਨ ਰਾਮ ਜੀ ਤੋਂ ਵੀ ਬੱਲੂ ਸੋ ਆਗਿਆ ਕਹਿ ਰੱਖੀ। ਹਾਂ, ਗੁਰੂ ਅਮਰਦਾਸ ਸਾਹਿਬ ਨੇ ਆਪਣਾ ਜਿਹੜਾ ਮੁਖੀ ਸੇਵਕ ਭਾਈ ਬੱਲੂ ਜੀ ਉਹਨੂੰ ਇਸ ਤਰ੍ਹਾਂ ਆਗਿਆ ਕਹਿ ਕੇ ਰੱਖਿਆ ਹੋਇਆ ਹੈ, ਪੁਰਖ ਕੇ ਇਸਤਰੀ ਜੋ ਹੋਏ ਦੁਖੀ। ਹਾਂ, ਭਾਵੇਂ ਗੋਇੰਦਵਾਲ ਦਾ ਕੋਈ ਪੁਰਸ਼ ਹੋਵੇ ਕਿ ਅਥਵਾ ਇਸਤਰੀ ਹੋਵੇ, ਜੋ ਵੀ ਕੋਈ ਦੁਖੀ ਹੋਵੇ, ਸੁਧ ਤਬ ਆਨ ਸੁਣਾਵਾ। ਇਹ ਵੀ ਬੰਦੋ ਸਾਡੇ ਸੇਵਕੋ ਦੁਖੀ ਦੀ ਤੂੰ ਆ ਕੇ ਸਾਰੀ ਖਬਰ ਸਾਨੂੰ ਆ ਕੇ ਸੁਣਾਉਣੀ ਹੈ। ਕਹਿ ਹਮਕੋ ਤਿਹ ਕਸ਼ਟ ਮਿਟਾਵਾ, ਸਾਨੂੰ ਕਹਿ ਕੇ ਉਹ ਦੁਖੀ ਦਾ ਜਿਹੜਾ ਦੁੱਖ ਕਸ਼ਟ ਮਿਟਾ ਲੈਣਾ ਤੈਨੇ। ਵਿਧਵਾ ਬਸਤ ਪੁਰੀ ਛਤਰਾਣੀ, ਇਸੇ ਤਰ੍ਹਾਂ ਕਹਿੰਦੇ ਇੱਕ ਵਿਧਵਾ ਇਸਤਰੀ ਕਹਿੰਦੇ ਛਤਰਾਣੀ ਛਤਰਨੀ ਰਹਿੰਦੀ ਸੀ ਛਤਰੀਆਂ ਦੇ ਵਿੱਚੋਂ। ਉਤੋ ਏਕ ਨੰਦਨ ਸੁਖਦਾਨੀ, ਇਹ ਕਹਿੰਦੇ ਮਾਈ ਦੇ ਘਰ ਦੇ ਵਿੱਚ ਇੱਕੋ ਇੱਕ ਪੁੱਤਰ ਹੈ ਸੀ। ਮਹਾ ਕਸ਼ਟ ਤੇ ਸੁਤਕੋ ਪਾਲਾ, ਵਿਧਵਾ ਨੇ ਬੜੇ ਦੁੱਖਾਂ ਦੇ ਨਾਲ ਕਹਿੰਦੇ ਆਪਣੇ ਪੁੱਤਰ ਨੂੰ ਮਸਾਂ ਮਸਾਂ ਪਾਲਿਆ ਪੋਸਿਆ। ਬਿਨ ਭਰਤਾ ਕੇ ਪ੍ਰਿਯ ਸੋ ਵਿਸਾਲਾ, ਮਾਲਕ ਤਾਂ ਹੈ ਨਹੀਂ ਸੀ ਇਸਦਾ, ਜਿਸ ਕਰਕੇ ਇਹਨੂੰ ਪੁੱਤਰ ਹੀ ਬਹੁਤਾ ਪਿਆਰਾ ਹੈ ਸੀ। ਇੱਕ ਦੋ ਦਿਨ ਤਿਸਕੋ ਤਪ ਆਵਾ, ਮਾਤਾ ਦੇ ਪੁੱਤਰ ਨੂੰ ਇੱਕ ਦੋ ਦਿਨ ਬੜਾ ਤਾਪ ਚੜੇ ਆਇਆ ਹੈ। ਤਾਤ ਕਾਲ ਤਿਸ ਤਨ ਬਿਨਸਾਵਾ, ਕਹਿੰਦੇ ਉਹ ਤਾਪ ਨੇ ਬੜੀ ਛੇਤੀ ਇਹ ਪੁੱਤਰ ਦਾ ਸਰੀਰ ਨਾਸ਼ ਕਰ ਦਿੱਤਾ, ਮਾਰ ਦਿੱਤਾ। ਆਦਿ ਨਿਸਾ ਹੁਤੀ ਤਿਸ ਕਾਲਾ, ਜਿਸ ਵੇਲੇ ਤਾਪ ਦੇ ਨਾਲ ਇਹਦਾ ਪੁੱਤਰ ਮਰਿਆ ਉਸ ਵੇਲੇ ਕਹਿੰਦੇ ਅੱਧੀ ਕੁ ਰਾਤ ਹੈ ਸੀ। ਰੁਦਤ ਬ੍ਰਿਧਾ ਪਿਖ ਸੁਤ ਗ੍ਰਸ ਕਾਲਾ, ਪੁੱਤਰ ਨੂੰ ਜਿਸ ਵੇਲੇ ਮੌਤ ਨੇ ਪਕੜ ਲਿਆ, ਵੇਖ ਵੇਖ ਕੇ ਮਾਰ ਹੁੰਦੀ ਹੈ। ਸ਼ੋਕ ਕਰਤ ਬਿਰਲਾਪ ਪੁਕਾਰਾ, ਨਾਲੇ ਸ਼ੋਕ ਕਰਦੀ ਨਾਲੇ ਬਿਰਲਾਪ ਕਰਦੀ ਨਾਲੇ ਪੁਕਾਰ ਕਰਦੀ, ਜਾਣੀ ਬਹਿਣ ਜੇ ਪਾ ਕੇ ਉੱਚੀ ਉੱਚੀ ਚੀਕਾਂ ਮਾਰਦੀ ਹੈ। ਹੇ ਸੁਤ ਮੈਂ ਅਬ ਲੋ ਤੁਜ ਪਾਰਾ, ਇਸ ਤਰ੍ਹਾਂ ਬਹਿਣ ਪਾਉਂਦੀ ਇਹ ਪੁੱਤਰ ਹੁਣ ਤੱਕ ਮੈਂ ਤੈਨੂੰ ਜੇ ਪਾਲਿਆ ਪੋਸਿਆ ਹੀ ਸੀ। ਸੁਖ ਤੇਰੋ ਨਹਿ ਦੇਖਣ ਕੀ ਨਾ, ਪੁੱਤਰ ਤੇਰਾ ਜਿਹੜਾ ਕੋਈ ਸੁਖ ਹੈ ਉਹ ਮੈਂ ਤੇ ਹੁਣ ਤੱਕ ਜੇ ਦੇਖਣਾ ਹੀ ਨੀ ਕੀਤਾ ਹੈ। ਗਾਇਓ ਕਹਾਂ ਤੂੰ ਮੋਹ ਪ੍ਰਵੀਨਾ, ਗਾਇਓ ਕਹਾਂ ਤੂੰ ਮੋਹ ਬਿਹੀਨਾ, ਮੈਥੋਂ ਬਿਨਾਂ ਤੂੰ ਕੱਲਾ ਕਿੱਧਰ ਨੂੰ ਚਲਿਆ ਗਿਆ, ਪੁੱਤਰਿਓ ਬਿਆਉਣ ਪਾਉਂਦੀ ਹੈ। ਆਪਣੇ ਸੰਗ ਲੇ ਹੋਏ ਨੰਦਨ, ਇਸ ਕਰਕੇ ਹੇ ਪੁੱਤਰ ਜੇ ਤੂੰ ਜਾਣਾ ਹੀ ਹੈ ਤੇ ਮੈਨੂੰ ਆਪਣੇ ਨਾਲ ਹੀ ਲੈ ਜਾ। ਮੈਂ ਕਰ ਹਾਂ ਨਿਜ ਪ੍ਰਾਨਨ ਕੰਦਨ, ਤੂੰ ਬਗੈਰ ਮੈਂ ਇੱਥੇ ਕੀ ਕਰਨਾ ਹੈ, ਮੈਂ ਆਪਣੇ ਪ੍ਰਾਣ ਕੱਢ ਲਵਾਂਗੀ, ਮੈਂ ਤੇਰੇ ਨਾਲ ਹੀ ਜਾਵਾਂਗੀ। ਕਹਾਂ ਕਰੋ ਜੀਏ ਕੇ ਪਛਚਾਤੀ, ਪੁੱਤਰ ਤੇਥੋਂ ਬਾਅਦ ਵਿੱਚ ਮੈਂ ਇੱਥੇ ਜੀ ਕੇ ਕੀ ਕਰਾਂਗੀ। ਇੱਕ ਅਲੰਬ ਤੂੰ ਮਮ ਸੁਖ ਬਥਾਤੀ, ਮੇਰਾ ਤਾਂ ਸੁਖਾਂ ਦੀ ਥੈਲੀ ਰੂਪ ਕੋਈ ਤੂੰ ਮੇਰਾ ਹੀ ਆਸਰਾ ਹੈ ਸੀ। ਇਤਿਆਦਿਕ ਦੇ ਇਤਿਆਦਿਕ ਬਹੁ ਊਚ ਪੁਕਾਰ, ਇਸ ਤੋਂ ਲੈ ਕੇ ਇਸ ਤਰ੍ਹਾਂ ਦੇ ਬੈਣ ਪਾ ਪਾ ਕੇ ਉੱਚੀ ਉੱਚੀ ਪੁਕਾਰ ਦੀ ਚੀਕਾਂ ਮਾਰਦੀ ਹੈ। ਮਹਾਂ ਸ਼ੋਕ ਮਹਿ ਕੇਸ ਉਖਾਰਤ, ਬੜੇ ਸ਼ੋਕਾਂ ਵਿੱਚ ਆ ਕੇ ਕੇਸਾਂ ਨੂੰ ਪੁੱਟਦੀ ਹੈ। ਸਿਰ ਪੀਟਤ ਉੱਚੀ ਧੁਨ ਰੋਈ, ਸਿਰ ਤੇ ਕਹਿੰਦੇ ਸਿਰ ਪਿੱਟਦੀ ਹੈ, ਸਿਰ ਤੇ ਹੱਥ ਮਾਰਦੀ ਹੈ ਤੇ ਉੱਚੀ ਆਵਾਜ਼ ਨਾਲ ਰੋਈ। ਅਤ ਸੰਕਟ ਤੇ ਧੀਰਸ ਨਾ ਹੋਈ, ਪੁੱਤਰ ਦੇ ਮਰਨ ਕਰਕੇ ਬਹੁਤਾ ਦੁੱਖ ਹੈ ਜਿਸ ਕਰਕੇ ਧੀਰਜ ਨਹੀਂ ਇਸ ਨੂੰ ਹੋ ਰਹੀ ਹੈ। ਜਾਮ ਜਾਮਨੀ ਜਬ ਰਹਿ ਸੇਖ, ਇਧਰ ਗੁਰੂ ਅਮਰਦਾਸ ਸਾਹਿਬ ਜੀ ਜਦੋਂ ਕੁਪਹਿਰ ਰਾਤ ਬਾਕੀ ਰਹਿ ਜਾਂਦੀ ਹੈ, ਉੱਠੇ ਜਾਗ ਤਬ ਪ੍ਰਭੂ ਵਿਸੇਖ, ਜੋ ਸਭ ਤੋਂ ਵਿਸ਼ੇਖ ਵੱਡੇ ਪਰਮੇਸ਼ਰ ਸਤਿਗੁਰੂ ਉਹ ਪਹਿਰ ਰਾਤ ਨੂੰ ਰਹਿੰਦਿਆਂ ਦੇਖ ਕੇ ਉੱਠ ਖੜੋ। ਵਿਧਵਾ ਨੇ ਨਿਜ ਸੁਤ ਉਚਵਾਏ, ਇਧਰ ਜਿਹੜੀ ਵਿਧਵਾ ਮਾਤਾ ਇਸਨੇ ਆਪਣਾ ਮਰਾ ਪੁੱਤਰ ਜਾ ਚੁਕਵਾ ਕੇ ਗੁਰੂ ਦੁਆਰ ਪਰ ਪਾਇਆ ਆਏ, ਗੁਰੂ ਅਮਰਦਾਸ ਸਾਹਿਬ ਜੀ ਦਾ ਘਰ ਦਾ ਬਾਹਰਲਾ ਦਰਵਾਜ਼ਾ ਉੱਥੇ ਆ ਪਾਇਆ ਹੈ। ਰੋਦਤ ਉੱਚੀ ਧੁਨ ਕੋ ਕਰਕੇ, ਉੱਚੀ ਆਵਾਜ਼ ਕਹਿੰਦੇ ਕਰ ਕਰਕੇ ਰੋਂਦੀ ਹੈ। ਦੇਹ ਛਿਨ ਕਾਨ ਪਰੀ ਸਤਿਗੁਰ ਕੈ, ਉਹ ਜਿਹੜੀ ਰੋਣ ਦੀ ਆਵਾਜ਼ ਹੈ ਉਸ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਵੀ ਕੰਨਾਂ ਵਿੱਚ ਹੀ ਆ ਪਈ। ਦੁਖੀ ਬਿਰਲਾਪਤ ਸੁਨਤ ਕਿਰਪਾਲ, ਇਹ ਦੁਖੀ ਹੋਈ ਬਿਰਲਾਪ ਕਰ ਰਹੀ ਹੈ, ਬਹਿਣ ਸਪਾ ਰਹੀ ਹੈ, ਕਿਰਪਾਲੂ ਜੀ ਨੇ ਸੁਣ ਕੇ ਸਹ ਨਹਿ ਸਕੇ ਹਿਰਦੇ ਤਿਸ ਕਾਲ, ਆਏ ਮਾਈ ਦਾ ਕਹਿੰਦੇ ਰੋਣਾ ਪਿੱਟਣਾ ਬਹਿਣ ਪਾਉਣੇ ਆਪ ਜੀ ਸਹਾਰ ਨਹੀਂ ਸਕੇ। ਨਿਕਟ ਦੇਖ ਬੱਲੂ ਸੰਗ ਕਹਿਓ, ਬੱਲੂ ਸੇਵਕ ਕੋਲੇ ਹੀ ਵੇਖ ਕੇ ਸਤਿਗੁਰੂ ਨੇ ਕਿਹਾ ਇਸ ਨੂੰ ਕੌਣ ਬਿਰਲਾਪਤ ਦੁੱਖ ਜਿਨ ਲਹਿਓ, ਜਿਹਨੇ ਵੀ ਐਸਾ ਦੁੱਖ ਲਿਆ ਏ, ਕੌਣ ਕੋਈ ਬਿਰਲਾਪ ਕਰਦਾ, ਕੌਣ ਬਹਿਣ ਪਾਉਂਦੀ ਮਾਈ। ਜਾਹ ਨਿਕਟ ਤਿਸ ਰੁਦਨ ਹਟਾਓ, ਵੇ ਮਾਤਾ ਬਹਿਣ ਪਾਣੀ ਦੇ ਕੋਲ ਚਲੀ ਜਾ, ਉਹਨੂੰ ਰੋਣੋ ਤੂੰ ਹਟਾ, ਧੀਰਜ ਦੇ ਕਰ ਇਮ ਸਮਝਾਓ, ਮਾਤਾ ਨੂੰ ਧੀਰਜ ਹੌਸਲਾ ਦੇ ਕੇ ਇਸ ਤਰ੍ਹਾਂ ਸਮਝਾ ਬੁਝਾ। ਅੰਮ੍ਰਿਤ ਵੇਲਾ ਸਭ ਫਲ ਵਾਰੋ, ਕਹਿ ਮਾਤਾ ਇਹ ਅੰਮ੍ਰਿਤ ਵੇਲਾ ਹੈ, ਸਾਰੇ ਫਲ ਦੇਣ ਵਾਲਾ ਹੈ, ਪ੍ਰਭ ਸਿਮਰਨ ਕੋ ਨਾਮ ਸੰਭਾਰੋ। ਇਸ ਕਰਕੇ ਰੋਣਾ ਪਿੱਟਣਾ ਛੱਡ ਕੇ ਪ੍ਰਭੂ ਦਾ ਜਿਹੜਾ ਸਿਮਰਨ ਹੈ ਉਹਨੂੰ ਤੂੰ ਸੰਭਾਲ, ਸਿਮਰਨ ਨੂੰ ਜੁੜ ਜਾ। ਸ਼ਿਮਾ ਕਰਹੋ ਹੋਵਨ ਲਗ ਪ੍ਰਾਤੀ, ਮਾਤਾ ਨੂੰ ਸਾਡੇ ਵੱਲੋਂ ਕਹਿ ਦੇ ਵੀ ਸਵੇਰ ਹੁਣ ਤੱਕ ਹੁਣ ਸਾਨੂੰ ਤੂੰ ਮਾਫ਼ੀ ਕਰ ਦੇ, ਜਾਣੀ ਰੋਣਾ ਕਛੜ ਦੇ। ਉਹਦੇ ਸੂਰਤ ਤੇ ਦੁੱਖ ਹੋਏ ਹਾਤੀ, ਆਵੇ ਜਦੋਂ ਸੂਰਜ ਚੜ ਜਾਏਗਾ ਤੇਰਾ ਦੁੱਖ ਨਾਸ ਹੋ ਜਾਵੇਗਾ। ਬੱਲੂ ਸੁਣ ਕਰ ਬਾਹਰ ਆਇਓ, ਗੁਰੂ ਅਮਰਦਾਸ ਸਾਹਿਬ ਜੀ ਤੋਂ ਸੁਣ ਕੇ ਬੱਲੂ ਸੇਵਕ ਬਾਹਰ ਵੱਲ ਨੂੰ ਚਲੇ ਆਇਆ। ਦੇਖ ਬਿਰਦਾ ਕੋ ਤਬ ਸਮਝਾਇਓ, ਮਾਤਾ ਨੂੰ ਰੋਂਦਿਆਂ ਪਿੱਟਦਿਆਂ ਦੇਖ ਕੇ ਤਦੋਂ ਬੱਲੂ ਜੀ ਨੇ ਸਮਝਾਇਆ ਬਜਾਇਆ। ਸਤਿਗੁਰ ਆਗਿਆ ਦੀਨ ਸਤੋਹੇ, ਬੱਲੂ ਸੇਵ ਕਹਿਣ ਲੱਗਾ ਹੇ ਮਾਤਾ ਸਤਿਗੁਰੂ ਨੇ ਤੈਨੂੰ ਇਸ ਤਰ੍ਹਾਂ ਆਗਿਆ ਦੇਣਾ ਕੀਤੀ ਹੈ। ਦੇਹ ਜਵਾਏ ਤੋ ਅੰਮ੍ਰਿਤ ਸਮੈ ਤੂਸ਼ਣੀ ਹੋਏ, ਮਹਾਰਾਜ ਨੇ ਆਗਿਆ ਕੀਤੀ ਵੀ ਅੰਮ੍ਰਿਤ ਵੇਲਾ ਭਜਨ ਸਿਮਰਨ ਦਾ, ਇਸ ਕਰਕੇ ਤੂੰ ਚੁੱਪ ਹੋ ਜਾ। ਹੋਤ ਪ੍ਰਾਤ ਤਬ ਨੰਦਨ ਤੇਰਾ, ਮਹਾਰਾਜ ਨੇ ਉਹ ਕਿਹਾ ਵੀ ਸਵੇਰ ਹੋਣ ਦੇ ਸਾਰੀ ਤੇਰਾ ਜਿਹੜਾ ਪੁੱਤਰ ਹੈ ਦੇਹ ਜਵਾਏ ਨਾ ਕਰਹੀ ਦੇਰਾ, ਜਿਉਂਦਾ ਕਰਦੇ ਆਂਗੇ ਦੇਰੀ ਨਹੀਂ ਕਰਾਂਗੇ। ਸ਼ਬਦ ਰੁਦਨ ਕੋ ਨਹੀਂ ਉਠਾਵਹੋ, ਇਸ ਕਰਕੇ ਵੀ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਨੂੰ ਮੰਨ ਕੇ ਰੋਣ ਦਾ ਆਵਾਜ਼ਾ ਜਾ ਤੈਨੂੰ ਨਾ ਕਰ, ਬੈਠੀ ਰਹੋ ਰਾਮ ਗੁਣ ਗਾਵਹੋ, ਚੁੱਪ ਕਰਕੇ ਬੈਠੀ ਰਹਾ ਪਰਮੇਸ਼ਰ ਦੇ ਗੁਣ ਗਾਈ ਚੱਲ। ਸੁਣ ਬੱਲੂ ਕੇ ਬਚ ਸੁਖ ਵਾਰੇ, ਇਸ ਤਰ੍ਹਾਂ ਬੱਲੂ ਸੇਵਕ ਨੇ ਸੁਖ ਦੇਣ ਵਾਲੇ ਬਚਨ ਸੁਣ ਕੇ ਮਾਤਾ ਜੀ ਇਹ ਪੁੱਤਰ ਨਿਸ਼ਚੈ ਚਿੱਤ ਧਾਰੇ, ਇਸ ਵਿੱਚ ਚਿੱਤ ਵਿੱਚ ਨਿਸ਼ਚਾ ਭਰੋਸਾ ਧਾਰ ਲਿਆ ਵੀ ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਕਰਕੇ ਮੇਰਾ ਮੇਰਾ ਪੁੱਤਰ ਤਾਂ ਜੀ ਉੱਠੇਗਾ। ਤਉ ਸ਼ੋਕ ਤੇ ਪੀੜਤ ਭਾਰੀ, ਪੁੱਤਰ ਸਾਹਮਣੇ ਪਿਆ ਮਰਿਆ, ਜਿਸ ਕਰਕੇ ਸ਼ੋਕ ਕਰਕੇ ਬੜੀ ਭਾਰੀ ਪੀੜਤ ਹੋ ਰਹੀ, ਦੁਖੀ ਹੋ ਰਹੀ। ਉੱਚੀ ਕੂਕ ਸੋਤਰੀਏ ਪੁਕਾਰੀ, ਕਹਿੰਦੇ ਇਸਤਰੀ ਨੇ ਉੱਚੀ ਜੀ ਕੂਕ ਜੀ ਮਾਰਨਾ ਕੀਤੀ ਹੈ। ਕਰਨ ਲੱਗੀ ਬਿਰਲਾਪ ਕਨੇਰਾ, ਕਹਿੰਦੇ ਬਹੁਤਾ ਬਿਰਲਾਪ ਜਾ ਕਰਨ ਲੱਗੀ, ਭੈਣ ਜੀ ਪੈਣ ਲੱਗ ਪਈ। ਮੁਝੇ ਅਲੰਬ ਸਤਿਗੁਰੂ ਤੇਰਾ, ਇਹ ਸਤਿਗੁਰੂ ਅਰਦਾਸ ਮੈਨੂੰ ਤਾਂ ਇੱਕੋ ਇੱਕ ਤੁਹਾਡਾ ਹੀ ਹੁਣ ਆਸਰਾ ਹੈ। ਸੁਤ ਬਿਨ ਮੇਰੋ ਕੋ ਜਗ ਨਾਹੀ, ਗੁਰੂ ਅਰਦਾਸ ਸਾਹਿਬ ਜੀ ਇਹ ਪੁੱਤਰ ਤੋਂ ਬਗੈਰ ਤਾਂ ਮੇਰਾ ਸੰਸਾਰ ਦੇ ਵਿੱਚ ਕੋਈ ਹੈ ਹੀ ਨਹੀਂ। ਇੱਕ ਪੁੱਤਰਾ ਮੈਂ ਸੰਕਟ ਮਾਹੀ, ਇੱਕੋ ਇੱਕ ਮੇਰਾ ਮਾਰਾ ਪੁੱਤਰ ਸੀ ਉਹ ਮਰ ਗਿਆ, ਮੈਂ ਤਾਂ ਦੁੱਖਾਂ ਵਿੱਚ ਫੜੀ ਗਈ। ਸ਼ਰਨ ਆਪਾ ਕੀ ਆਨ ਰਹੇ ਹਮ, ਇਹ ਸਤਿਗੁਰੂ ਆਪ ਜੀ ਦੀ ਅਸੀਂ ਮਾਰਾ ਪੁੱਤਰ ਮਾਂ ਸ਼ਰਨ ਵਿੱਚ ਆ ਕੇ ਰਹੇ। ਇਸ ਕੀ ਲਾਜ ਉਚਾਰਹ ਉਰ ਤਮ ਤੁਮ, ਇਸ ਕੀ ਲਾਜ ਬਚਾਵਹ ਉਰ ਤੁਮ, ਵਿਚਾਰੋ ਉਰ ਤਮ, ਇਸ ਤਰ੍ਹਾਂ ਦੀ ਜਿਹੜੀ ਲੱਜਿਆ ਸ਼ਰਮ ਹੈ ਤੁਸੀਂ ਇਹਦੇ ਵਿੱਚ ਵਿਚਾਰ ਲਓ, ਮਹਾਰਾਜ ਤੁਹਾਡੀ ਸ਼ਰਨ ਵਿੱਚ ਆ ਕੇ ਰਹੇ ਹਾਂ। ਹਾਏ ਹਾਏ ਕਹਿ ਕੂਕ ਪੁਕਾਰਤ, ਇਸ ਤਰ੍ਹਾਂ ਹਾਏ ਹਾਏ ਕਹਿ ਕੇ ਉੱਚੀ ਉੱਚੀ ਚੀਕਾਂ ਮਾਰਦੀ ਹੈ। ਪੀੜਤ ਸਿਰ ਕੇ ਬਾਰ ਉਖਾਰਤ, ਇਸ ਤਰ੍ਹਾਂ ਪਿੱਟਦੀ ਹੋਈ ਸਿਰ ਦੇ ਜਿਹੜੇ ਕੇਸ ਜੇ ਪੁੱਟਦੀ ਹੈ। ਤਬ ਬੱਲੂ ਨੇ ਆਨ ਸੁਣਾਈ, ਭਾਈ ਬੱਲੂ ਜੀ ਨੇ ਆ ਕੇ ਸਤਿਗੁਰੂ ਨੂੰ ਸੁਣਾਇਆ, ਮੈਂ ਪ੍ਰਭ ਮੈਂ ਕਹਿ ਬਹੁ ਸਮਝਾਈ, ਸੁਹਾਏ ਮਨ ਸਤਿਗੁਰੂ ਜੀ ਮੈਂ ਕਹਿ ਕਹਿ ਮਾਤਾ ਨੂੰ ਬੜਾ ਸਮਝਾਇਆ ਵੀ ਸਵੇਰ ਹੋਣ ਦੇ ਮਹਾਰਾਜ ਆਉਂਦਾ ਕਰ ਦੇਣਗੇ। ਸੁਣ ਤੋ ਰੁਦਨ ਪੁਨ ਕਰਤ ਕਨੇਰਾ, ਮਹਾਰਾਜ ਤੁਹਾਡਾ ਵਚਨ ਸੁਣ ਕੇ ਮੇਰੇ ਪਾਸੋਂ ਫੇਰ ਵੀ ਜ਼ਿਆਦਾ ਰੋਣਾ ਪਿਟਣਾ ਕਰ ਰਹੀ। ਵਿਧਵਾ ਪੁੱਤਰ ਮਰਿਓ ਧਰ ਗੇਰਾ, ਕਿਉਂਕਿ ਵਿਧਵਾ ਮਾਈ ਸੀ ਉਹਦਾ ਪੁੱਤਰ ਮਰ ਗਿਆ, ਧਰਤੀ ਤੇ ਇਹਨੇ ਸੁੱਟਿਆ ਹੋਇਆ ਰੱਖਿਆ ਹੋਇਆ ਹੈ। ਤਬ ਕਿਰਪਾਲ ਨਿਕਸੇ ਨਿਜ ਦੁਆਰੇ, ਜਦੋਂ ਬਿਲੂ ਸੇਵਕ ਨੇ ਦੱਸਿਆ ਵੀ ਮਹਾਰਾ ਉਹ ਤਾਂ ਰੋਣੋ ਨਹੀਂ ਹਟਦੀ, ਤਦੋਂ ਸਤਿਗੁਰੂ ਦਿਆਲੂ ਕਿਰਪਾਲੂ ਆਪਣੇ ਦਰਵਾਜੇ ਤੋਂ ਬਾਹਰ ਆਏ। ਗਏ ਤਹਾਂ ਜਿਹ ਰੁਦਨ ਉਚਾਰੇ, ਜਿੱਥੇ ਕਹਿੰਦੇ ਰੋਣਾ ਕਰ ਰਹੀ ਸੀ ਉੱਚੀ ਉੱਚੀ ਮਾਰ ਰਹੀ, ਉੱਥੇ ਮਹਾਰਾਜ ਚਲੇ ਗਏ। ਨਿਜ ਪੱਗ ਪੰਕਜ ਸੀਸ ਛੁਹਾਵਿਓ, ਆਪਣੇ ਜਿਹੜਾ ਪਵਿੱਤਰ ਚਰਨ ਕਮਲ ਹੈ ਮਰੇ ਪੁੱਤਰ ਦੇ ਸੀਸ ਨੂੰ ਛੁਹਾਇਆ ਹੈ। ਮ੍ਰਿਤਕ ਬਾਲ ਤਤਕਾਲ ਜਿਵਾਯੋ, ਬੱਚਾ ਮਰਿਆ ਪਿਆ ਸੀ ਬੜੀ ਛੇਤੀ ਉਹਨੂੰ ਜਿਵਾ ਦਿੱਤਾ ਹੈ। ਸੁਤ ਸਮੇਤ ਕਰ ਗੁਰ ਕੋ ਬੰਦਨ, ਆਪਣੇ ਪੁੱਤਰ ਦੇ ਸਹਿਤ ਹੀ ਗੁਰੂ ਅਰਦਾਸ ਸਾਹਿਬ ਜੀ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ, ਗਮਨੀ ਸਦਨ ਸੰਗ ਕਰ ਨੰਦਨ, ਆਪਣੇ ਪੁੱਤਰ ਨੂੰ ਨਾਲ ਕਰਕੇ ਘਰ ਵੱਲ ਨੂੰ ਇਹ ਚਲੀ ਗਈ। ਸ੍ਰੀ ਗੁਰ ਅਮਰ ਗਏ ਨਿਜ ਥਾਨਾ, ਸਤਿਗੁਰੂ ਅਮਰਦਾਸ ਸਾਹਿਬ ਜੀ ਆਪਣਾ ਜੋ ਅਸਥਾਨ ਚੁਬਾਰਾ ਸਾਹਿਬ ਇਸ ਤਰਫ ਨੂੰ ਚਲੇ। ਬੱਲੂ ਸੋ ਇਸ ਰੀਤ ਬਖਾਨਾ, ਚੁਬਾਰਾ ਸਾਹਿਬ ਜਾ ਕੇ ਆਪਣੇ ਬੱਲੂ ਸੇਵਕ ਦੇ ਸਾਸ ਇਸ ਰੀਤੀ ਨਾਲ ਵਚਨ ਕਿਹਾ। ਮ੍ਰਿਤਕ ਜਵਾਵਨ ਨਾ ਭਲੀ ਨਾ ਬਾਤ, ਬੱਲੂ ਸੇਵਕ ਰੋਜ਼ ਮਰੇ ਨੂੰ ਜਗਾਉਣਾ ਸਾਡੇ ਲਈ ਤਾਂ ਚੰਗੀ ਗੱਲ ਨਹੀਂ ਦਿਸਦੀ ਹੈ। ਜਾਂ ਤੇ ਅਬ ਉਸ ਤੇ ਉਪਰਾਤ, ਇਸ ਕਰਕੇ ਵੀ ਹੁਣ ਇਸ ਤੋਂ ਅੱਗੇ ਉਪਰੰਤ ਬਾਅਦ ਵਿੱਚ ਨਰ ਤ੍ਰੀਏ ਮ੍ਰਿਤਕ ਹੋਏ ਕਬ ਨਾਹੀਂ, ਅਸੀਂ ਬਚ ਨਹੀਂ ਕਰ ਦਿੰਦੇ ਹਾਂ ਕੋਈ ਪੁਰਸ਼ ਕੋਈ ਇਸਤਰ, ਕਹਿੰਦੇ ਹੁਣ ਮਰੇ ਹੀ ਨਾ ਕਦੇ ਵੀ। ਜਬ ਲੱਗ ਤਨ ਧਰ ਹਮ ਪੁਰ ਮਾਹੀ, ਬੱਲੂ ਸੇਵਕ ਜਿੰਨਾ ਚਿਰ ਤੱਕ ਅਸੀਂ ਇਹ ਸਰੀਰ ਆਪਣਾ ਸਰੀਰ ਧਰਤੀ ਤੇ ਰੱਖਾਂਗੇ ਜਾਂ ਸਾਡਾ ਇਹ ਗੋਇੰਦਵਾਲ ਵਿੱਚ ਰਹੇਗਾ ਸਰੀਰ। ਜਮ ਕੋ ਠਾਕ ਦਿਓ ਤਿਸ ਕਾਲ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਨੇ ਬਚਨ ਕਹਿ ਕੇ ਜਿਹੜਾ ਧਰਮ ਰਾਜਾ ਉਹਨੂੰ ਕਹਿੰਦੇ ਰੋਕ ਦਿੱਤਾ ਹੈ। ਜੋ ਸਭ ਜੀਵਤ ਮਰ ਤੋ ਕਰ ਤੋ ਕਾਲ, ਜਿਹੜਾ ਧਰਮ ਰਾਜਾ ਸਮਾਂ ਦੇਖ ਕੇ ਸਾਰੇ ਜੀਵਾਂ ਦਾ ਚੌਥ ਕਾਲ ਕਰਦਾ ਸੀ ਮਾਰਦਾ ਹੈ ਸੀ। ਗੋਇੰਦਵਾਲ ਵਿਖੇ ਨਹਿ ਆਵੋ, ਗੁਰੂ ਅਮਰਦਾਸ ਅਰਦਾਸ ਨੇ ਬਚਨ ਕਹਿ ਦਿੱਤਾ ਵੀ ਧਰਮਰਾਜ ਤੇਰਾ ਜਿਹੜਾ ਜਮਦੂਤ ਹੈ ਗੋਇੰਦਵਾਲ ਵਿੱਚ ਨਹੀਂ ਕਿਸੇ ਸਮੇਂ ਆਉਣਾ ਚਾਹੀਦਾ। ਕਿਸਕੇ ਪ੍ਰਾਨ ਨਹੀਂ ਬਿਨ ਸਾਵ ਹੋ। ਕੋਈ ਬੁੱਢਾ ਹੋਵੇ, ਕੋਈ ਜਵਾਨ ਹੋਵੇ, ਕੋਈ ਬਾਲਕ ਹੋਵੇ, ਕਿਸੇ ਦੇ ਪ੍ਰਾਨ ਤੈਸੇ ਨਾਸ ਨਹੀਂ, ਕਿਸੇ ਨੂੰ ਮਾਰਨਾ ਨਹੀਂ ਹੈ। ਦੋਏ ਬੀਸ ਸੰਮਤ ਲਓ ਸਤਿਗੁਰ। ਕਵੀ ਜੀ ਕਹਿੰਦੇ ਆ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ 22 ਸਾਲ ਤੱਕ ਗੁਰਤਾ ਗੱਦੀ ਦੇ ਤਖ਼ਤ ਉੱਪਰ ਰਹੇ। ਲੇ ਗਾਦੀ ਕੋ ਬਸਤ ਭਏ ਪੁਰ। ਗੁਰਤਾ ਗੱਦੀ ਲੈ ਕੇ ਗੋਇੰਦਵਾਲਪੁਰੀ ਦੇ ਵਿੱਚ ਬਸਦੇ ਰਹੇ 22 ਸਾਲ ਤੱਕ। ਤਬ ਲੋ ਇਸਤਰੀ ਪੁਰਖ ਆਨੰਦੇ। ਉਦੋਂ ਤੱਕ ਗੋਇੰਦਵਾਲ ਦਾ ਇਸਤਰੀ ਸੀ ਜਾਂ ਕੋਈ ਪੁਰਸ਼ ਹੀ ਆਨੰਦ ਹੀ ਰਿਹਾ। ਕਿਸਕੇ ਨਹਿ ਜਮ ਪ੍ਰਾਣ ਨਿਕੰਦੇ। ਜਿਹੜਾ ਜਮਦੂਰ ਤੋਂ ਉਹਨੇ ਆ ਕੇ ਕਿਸੇ ਦੇ ਪ੍ਰਾਣਾਂ ਨੂੰ ਕੱਟਿਆ ਨਿਕੜਿਆ ਨਹੀਂ। ਜੁੱਤ ਪਰਿਵਾਰ ਬਸੇ ਸੁਖ ਪਾਈ। ਸਾਰੇ ਲੋਕ ਆਪਣੇ ਪਰਿਵਾਰਾਂ ਸਹਿਤ ਹੀ ਸੁਖ ਪਾ ਕੇ ਬਸਦੇ ਰਹੇ। ਜਮ ਕੋ ਤ੍ਰਾਸ ਦਿਓ ਬਿਸਰਾਈ। ਜਿਹੜਾ ਜਮਾਂ ਦੂਤਾਂ ਦਾ ਜਿਹੜਾ ਡਰ ਪੈ ਉਹ ਤਾਂ ਭੁਲਾ ਹੀ ਦਿੱਤਾ ਵੀ ਅਸੀਂ ਕਿਸੇ ਨੇ ਮਰਨਾ ਹੈ, ਸਾਨੂੰ ਕਿਸੇ ਨੇ ਮਾਰਨਾ ਹੈ, ਚਿੱਤ ਹੀ ਭੁੱਲ ਗਿਆ ਸਭ ਨੂੰ। ਅਚਰਜ ਚਰਤ ਗੁਰੂ ਕੇ ਮਹਾ। ਕਵੀ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਦੇ ਜਿਹੜੇ ਕੌਤਕ ਬੜੇ ਅਚਰਜੀ ਹੈ। ਦੀਪਕ ਬਰਾ ਤੇਲ ਨਹਿ ਜਹਾਂ। ਕਹਿੰਦੇ ਜਿੱਥੇ ਤੇਲ ਹੀ ਹੈ ਨੀ ਉੱਥੇ ਦੀਵਾ ਬਲਦਾ, ਜਿੱਥੇ ਸਵਾਸ ਪ੍ਰਾਣ ਰੂਪ ਤੇਲ ਹੈ ਨੀ ਉੱਥੇ ਵੀ ਦੀਵਾ ਬਲਦਾ, ਉੱਥੇ ਵੀ ਕੋਈ ਜਿਉਂਦਾ ਰਹਿ ਰਿਹਾ ਹੈ। ਸਿਕਤਾ ਮਹਿਤੇ ਤੇਲ ਨਿਕਾਸ ਹੈ। ਜਿੱਥੇ ਰੇਤਾ ਪਿਆ ਜੇ ਸਤਿਗੁਰੂ ਚੈਨ ਉੱਥੋਂ ਕਹਿੰਦੇ ਤੇਲ ਕੱਢ ਸਕਦੇ, ਜਿੱਥੇ ਨਿਸ਼ਰਦਕ ਪੁਣਾ ਪਿਆ ਹੈ ਉੱਥੇ ਕਹਿੰਦੇ ਤੇਲ ਪ੍ਰੇਮ ਤੇਲ ਕੱਢ ਦਿੰਦੇ। ਸਿਕਤਾ ਕੋ ਜਲ ਕਰ ਤ੍ਰਿਪਤਾਸ ਹੈ। ਇਸ ਤਰ੍ਹਾਂ ਜਿਹੜਾ ਰੇਤਾ ਹੈ ਉਹਨੂੰ ਕਹਿੰਦੇ ਜਲ ਕਰਕੇ ਤ੍ਰਿਪਤ ਕਰਦੇ, ਜਿੱਥੇ ਨਾਸ ਪੁਣਾ ਰੇਤੇ ਵਾਂ ਖੁਸ਼ਕ ਪੁਣਾ ਪਿਆ ਉੱਥੇ ਪ੍ਰੇਮ ਰੂਪੀ ਜਲ ਦੇ ਨਾਲ ਤ੍ਰਿਪਤ ਕਰ ਦਿੰਦੇ। ਜਲ ਪਰ ਪਾਵਕ ਪਰਮ ਪ੍ਰਜ ਹੈ। ਮਹਾਰਾਜ ਚਾਹੁਣ ਤਾਂ ਆਪਣੀ ਤਾਕਤ ਨਾਲ ਪਾਣੀ ਦੇ ਉੱਪਰ ਕਹਿੰਦੇ ਅੱਗ ਨੂੰ ਬਾਲ ਸਕਦੇ। ਬਾਲਕ ਚੰਦਰ ਸੁਧ ਪਾਵਕ ਚੰਦਰ ਸੋ ਦਿਸ ਕਰ ਡਾਰ ਹੈ। ਜਿਹੜੀ ਅਗਨੀ ਉਹ ਚੰਦਰਮਾ ਵਾਂਗ ਉਹਨੂੰ ਠੰਡੀ ਕਰਕੇ ਸੁੱਟ ਸਕਦੇ ਹੈ। ਚੰਦ ਦਿਨੰਦ ਮਨਿੰਦ ਬਣਾਵੇ ਹੈ। ਗੁਰੂ ਅਮਰਦਾਸ ਸਾਹਿਬ ਜੀ ਚਾਹੁਣ ਜਿਹੜਾ ਚੰਦਰਮਾ ਠੰਡਾ ਉਹਨੂੰ ਕਹਿੰਦੇ ਸੂਰਜ ਵਰਗਾ ਗਰਮ ਬਣਾ ਸਕਦੇ। ਛਿੱਤ ਪਰ ਆਨ ਦਿਨਿੰਦ ਛੁਪਾਵੇ ਹੈ। ਮਹਾਰਾਜ ਚਾਹੁਣ ਜਿਹੜਾ ਸੂਰਜ ਲੱਖਾਂ ਕਰੋੜਾਂ ਕਾਹਾਂ ਵਿੱਚ ਫਿਰਦਾ ਉਹਨੂੰ ਕਿ ਧਰਤੀ ਨਾਲ ਆ ਕੇ ਸ਼ਾ ਧਰਤੀ ਤੇ ਲਿਆ ਸਕਦੇ। ਛਿੱਤ ਕੋ ਵਾਯੂ ਸਮਾਨ ਚਲਾਵੇ ਹੈ। ਜਿਹੜੀ ਧਰਤੀ ਇਹਨੂੰ ਹਵਾ ਦੇ ਸਮਾਨ ਮਹਾਰਾਜ ਚਲਾ ਸਕਦੇ। ਵਾਯੂ ਕੋ ਸਮ ਮੇਰ ਟਿਕਾਵੇ ਹੈ। ਤਿੱਖੀ ਹਵਾ ਉਹਨੂੰ ਸਮੇਰ ਪਰਬਤ ਵਾਂਗੂ ਟਿਕਾ ਸਕਦੇ, ਖੜਾ ਰੱਖ ਸਕਦੇ। ਮੇਰ ਧੂਰ ਕਣ ਕਰ ਹੈ ਉਡਾਵੇ ਹੈ। ਜਿਹੜਾ ਸਮੇਰ ਪਰਬਤ ਉਹਨੂੰ ਧੂਲੀ ਦੇ ਕਣਕੇ ਬਣਾ ਕੇ ਉਡਾ ਸਕਦੇ। ਧੂਲੀ ਕਣ ਕੋ ਸੈਲ ਬਣਾਵੇ ਹੈ। ਜਿਹੜਾ ਧੂਰੀ ਦਾ ਕਿਣਕਾ ਜੇ ਸਤਿਗੁਰੂ ਸਹਿਣ ਉਹਨੂੰ ਕਹਿੰਦੇ ਸੈਲ ਪਹਾੜ ਬਣਾ ਸਕਦੇ। ਸੈਲ ਤੁੰਗ ਥਲ ਗਰਤ ਦੇਹ ਕਰ। ਜਿਹੜਾ ਬੜਾ ਉੱਚਾ ਪਹਾੜ ਹੈ ਉਹਨੂੰ ਕਹਿੰਦੇ ਜਿਵੇਂ ਬਹੁਤ ਨੀਵਾਂ ਟੋਏ ਦਾ ਥਾਂ ਹੁੰਦਾ ਉਹ ਟੋਆ ਬਣਾ ਕਰ ਸਕਦੇ। ਗਰਤ ਗਿਰੇ ਕੇ ਦੇਹ ਸੁਰਗ ਵਰ। ਜਿਹੜਾ ਕੋਈ ਟੋਏ ਡਿੱਗ ਵੀ ਟਿਕਿਆ ਨਰਕ ਵੀ ਡਿੱਗਿਆ ਉਹਨੂੰ ਕਹਿੰਦੇ ਸੇਠ ਸੁਖ ਸੁਰਗ ਦਾ ਸੁਖ ਦੇ ਸਕਦੇ ਹਨ। ਸੁਰਗ ਦੇਵ ਅਵਗਿਆਕ ਹੋਏ। ਸੁਰਗ ਵਿੱਚ ਰਹਿਣ ਵਾਲਾ ਜਿਹੜਾ ਦੇਵਕਾ ਜੋ ਗੁਰੂ ਅਮਰਦਾਸ ਜੀ ਦੀ ਅਵਗਿਆ ਨਿਰਾਦਰੀ ਕਰਨ ਵਾਲਾ ਹੋਵੇ। ਗੇਰਹ ਨਰਕ ਨਾ ਬਿਲ ਮਹਿ ਕੋਏ। ਗੁਰੂ ਮਹਾਰਾਜ ਕਹਿੰਦੇ ਕੋਈ ਦੇਰੀ ਨੀ ਉਹਨੂੰ ਨਰਕ ਵਿੱਚ ਸੁੱਟ ਸਕਦੇ ਆ ਸੁਰਗ ਵਿੱਚੋਂ ਕੱਢ ਕੇ। ਨਰਕ ਜਾਤ ਨਾ ਜੀਵ ਜੋ ਸਹੈ। ਜਿਹੜਾ ਕੋਈ ਪੁਰਸ਼ ਕਹਿੰਦੇ ਨਰਕ ਵਿੱਚ ਪਿਆ ਹੋਇਆ ਤਰ੍ਹਾਂ ਤਰ੍ਹਾਂ ਦੀ ਸਜ਼ਾ ਸਹਾਰ ਰਿਹਾ ਹੈ। ਗੁਰ ਕਰਨਾ ਤੇ ਮੁਕਤ ਸੋ ਲਹੈ। ਜੇ ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਹੋਵੇ ਮੁਕਤੀ ਲੈ ਲੈਣ, ਜਿਵੇਂ ਇੱਕ ਹੱਡੀ ਚਰਨ ਨੂੰ ਛੋ ਗਈ ਸੀ ਉਹ ਨਰਕਾਂ ਵਿੱਚੋਂ ਨਿਕਲ ਕੇ ਸੁਰਗਾਂ ਨੂੰ ਚਲਿਆ ਗਿਆ ਸੀ। ਵਿਦ ਪਰ ਪੰਚ ਮਿਰ ਜਾਦ ਬਿਗਾਰ ਹੈ। ਜਿਹੜੀ ਬ੍ਰਹਮਾ ਦੇ ਸੰਸਾਰ ਦੀ ਮਰਜ਼ਾਦਾ ਹੈ ਮਹਾਰਾਜ ਚਾਹੁਣ ਤਾਂ ਵਿਗਾੜ ਸਕਦੇ ਵੀ ਉਹ ਇੱਥੇ ਮਰੇਗਾ ਜੀਏਗਾ, ਮਹਾਰਾਜ ਨੇ ਮਰਜ਼ਾਦਾ ਕੀ ਵਿਗਾੜੀ ਵੀ ਇੱਥੇ ਮਰੇਗਾ ਨਹੀਂ ਜਿਉਂਦਾ ਹੀ ਰਹੇਗਾ। ਵਿਗੜੇ ਕੀ ਮਿਰਜਾਦ ਸੁਧਾਰ ਹੈ, ਹਾਂ ਜਿਹੜੀ ਸੰਸਾਰ ਦੀ ਮਰਜ਼ਾਦਾ ਵਿਗੜੀ ਪਈ ਹੈ, ਵਿਗੜਿਆ ਨੇ ਵਿਗਾੜੀ, ਉਹਨੂੰ ਮਹਾਰਾਜ ਸੁਧਾਰ ਸਕਦੇ ਆਪਣੀ ਤਾਕਤ ਨਾਲ। ਅਚਲ ਚਲਾਵੈ ਚਲਤ ਥਿਰਾਵੈ, ਜਿਹੜਾ ਚੱਲ ਹੈ ਉਹਨੂੰ ਚਲਾ ਸਕਦੇ ਤੋਰ ਸਕਦੇ, ਜਿਹੜਾ ਚੱਲਦਾ ਫਿਰਦਾ ਉਹਨੂੰ ਇੱਜ਼ਤ ਕਰ ਸਕਦੇ। ਰਾਓ ਰੰਕ ਰੰਕ ਰਾਓ ਬਣਾਵੈ, ਜਿਹੜਾ ਰਾਜਾ ਉਹਨੂੰ ਕੰਗਾਲ ਬਣਾ ਸਕਦੇ, ਜਿਹੜਾ ਕੰਗਾਲ ਉਸਨੂੰ ਰਾਜਾ ਬਣਾ ਸਕਦੇ। ਇਮ ਅਚਰਜ ਸਤਿਗੁਰ ਕੇ ਖੇਲ, ਇਸ ਤਰ੍ਹਾਂ ਗੁਰੂ ਅਮਰ ਸਾਹਿਬ ਦੇ ਜਿੰਨੇ ਕੀ ਖੇਲ ਚ ਹੋ ਜਾਏ ਬੜੇ ਚਰਜੀ ਹੀ ਹਨ। ਜਿਨਕੋ ਕੋਈ ਨ ਸਾਕਤ ਪੇਲ, ਇਹਨਾਂ ਕੋਦਕਾਂ ਨੂੰ ਖੇਲਾਂ ਨੂੰ ਕੋਈ ਰੋਕ ਨਹੀਂ ਸਕਦਾ, ਦਬਾ ਨਹੀਂ ਸਕਦਾ, ਜੋ ਚਾਹੁਣ ਉਵੇਂ ਹੀ ਹੁੰਦਾ ਹੈ। ਚਾਹੇ ਸੋ ਕਰ ਹੈ ਪ੍ਰਭੂ ਸਮਰੱਥ, ਗੁਰੂ ਮਹਾਰਾਜ ਸਮਰੱਥ ਹੈ ਤਾਕਤ ਵਾਰਾ, ਜੋ ਚਾਹੁੰਦੇ ਉਹ ਕਰਦੇ ਹੈ। ਭੰਨਣ ਘੜਨ ਜਿਨਹੋਂ ਕੇ ਹੱਥ, ਸੰਸਾਰ ਨੂੰ ਭੰਨ ਦੇਣਾ ਤੋੜ ਦੇਣਾ ਜਾਂ ਕੱਢ ਦੇਣਾ ਬਣਾ ਦੇਣਾ ਇਹ ਹੱਥ ਵਿੱਚ ਹੈ। ਤਦਪ ਜੋ ਆਵਤ ਚਲੀ ਅਨਾਦ, ਵੀ ਕਹਿੰਦੇ ਜਿਹੜੀ ਆਦਿ ਦੀ ਕੋਈ ਮਰਜ਼ਾਦਾ ਚਲੀ ਆ ਰਹੀ ਹੈ ਪਹਿਲਾਂ, ਰਾਖਣ ਹੇਤ ਰੱਖ ਹੈ ਮਿਰਜਾਦ, ਉਸ ਮਰਜ਼ਾਦਾ ਨੂੰ ਕਹਿੰਦੇ ਕੈਮ ਰੱਖਣ ਵਾਸਤੇ ਆਪ ਕਹਿੰਦੇ ਸਾਰੀ ਮਰਜ਼ਾਦਾ ਰੱਖਦੇ। ਦਇਆ ਸਿੰਧ ਸਿੱਖ ਬਸਤਲ ਮਹਾ, ਆਪ ਦਇਆ ਦੇ ਤਾਂ ਸੁੰਦਰ ਹੈ, ਸਿੱਖਾਂ ਦੇ ਬੜੇ ਮਸਲ ਕੀ ਪਿਆਰੇ ਹਨ। ਜਸ ਵਿਸ ਤਤਰ ਭਇਓ ਜਿਹ ਕਹਾ, ਗੁਰੂ ਅਮਰਦਾਸ ਸਾਹਿਬ ਦਾ ਜਿੱਥੇ ਕਿੱਥੇ ਜਿਹੜਾ ਜਸ ਵਿਸਤਰ ਕੀਏ ਫੈਲ ਗਿਆ ਹੋਇਆ ਹੈ। ਨਿਜ ਪੁਰ ਮੈਂ ਗੁਰ ਪਰਖ ਅਰਗਾਦ, ਇਸ ਤਰ੍ਹਾਂ ਆਪਣੇ ਜਿਹੜਾ ਗੋਇੰਦਵਾਲਪੁਰੀ ਉਹਦੇ ਵਿੱਚ ਜੋ ਅਗਾਧ ਪੁਰਖ ਦਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹੈ। ਵਰਜੀ ਆਦ ਰੂ ਵਿਆਦ ਉਪਾਦ, ਨੇ ਬਚਨ ਕਰਕੇ ਜਿਹੜੀ ਕੋਈ ਆਦ ਸਰੀਰਕ ਦੁੱਖ, ਆਦ ਮੰਦਿਰ ਦੁੱਖ ਨੇ, ਵਿਆਦ ਜਿਹੜੇ ਸਰੀਰਕ ਦੁੱਖ, ਉਪਾਦ ਉਪਰੋਂ ਆ ਕੇ ਜਿਹੜੇ ਕੋਈ ਰਗੜੇ ਚੜਾਈਆਂ ਦੇ ਉਹ ਦੁੱਖ ਪੈਂਦੇ, ਉਹ ਸਾਰੇ ਰੋਕ ਦਿੱਤੇ ਆਪ ਜੀ ਨੇ। ਤਬ ਅਕਬਰ ਦਿੱਲੀ ਤੇ ਆਵਾ, ਕਹਿੰਦੇ ਜਿਹੜਾ ਅਕਬਰ ਪਾਤਸ਼ਾਹ ਦਿੱਲੀ ਤੋਂ ਚੱਲ ਕੇ ਆਇਆ, ਸਮਾਂ ਪੂਰਾ ਹੋ ਗਿਆ ਹੈ, ਇਹਦਾ ਆਪਾਂ ਪ੍ਰਸੰਗ ਕੱਲ੍ਹ ਨੂੰ ਪੜ੍ਹ ਲਵਾਂਗੇ। ਇਸ ਤਰ੍ਹਾਂ ਜਿਵੇਂ ਅਕਬਰ ਪਾਤਸ਼ਾਹ ਦਿੱਲੀ ਤੋਂ ਚੱਲਦਾ ਹੋਇਆ ਸ੍ਰੀ ਗੋਇੰਦਵਾਲ ਸਾਹਿਬ ਪੁੱਜਿਆ ਸੀ, ਅਤੇ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਮਹਾਰਾਜ ਦਾ ਉਗੜਾ ਸੀਤ ਪ੍ਰਸ਼ਾਦ ਛੱਕ ਕੇ ਨਿਹਾਲ ਹੋਇਆ, ਅਤੇ ਪ੍ਰਸੰਨ ਹੋ ਕੇ ਗੁਰੂ ਘਰ ਨੂੰ ਇਸ ਨੇ 84 ਪਿੰਡਾਂ ਦਾ ਜਿਹੜਾ ਪਟਾ ਲਿਖਵਾ ਦਿੱਤਾ ਸੀ। ਮਹਾਰਾਜ ਨੇ ਤਾਂ ਲਿਆ ਨਹੀਂ ਸੀ, ਬੀਬੀ ਭਾਨੀ ਜੀ ਦੇ ਨਾਂ 'ਤੇ ਪਟਾ ਲਿਖਾ ਦਿੱਤਾ ਸੀ। ਉਹ ਜਿਵੇਂ ਵੀ ਪ੍ਰਸੰਗ ਆਏਗਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣਾਂਗੇ। ਇੱਥੇ ਹੀ ਸਮਾਪਤੀ ਹੈ ਜੀ। ਨਿਜ ਪੁਰ ਮੈਂ ਗੁਰਪੁਰਖ ਅਗਾਦ, ਵਰਜੀ ਆਦ ਰੋ ਵਿਆਦ ਉਪਾਦ, ਤਬ ਅਕਬਰ ਦਿੱਲੀ ਤੇ ਚੱਲ ਆਵਾ, ਸਲਤਾ ਉਤਰ ਸਿਵਰ ਨਿਜ ਪਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।